Available on iTunes. Sada saath nahi koi, sadi baat nahi koi. Tutte taryaan de vaangu sadi raat nahi koi. Tutte taryaan de vaangu sadi raat nahi koi. ਪਾਣੀ ਅੱਖੀਆਂ ਚੋਂ ਖਾਰਾ ਮਲੋ ਮਲੀ ਵੇ ਗਿਆ ਤੂੰ ਵੀ ਰੁੱਸ ਗਏ ਓ ਯਾਰਾ ਦਿਲ ਕੱਲਾ ਰਹਿ ਗਿਆ ਤੂੰ ਵੀ ਰੁੱਸ ਗਏ ਓ ਯਾਰਾ ਦਿਲ ਕੱਲਾ ਰਹਿ ਗਿਆ Available on iTunes. ਪਤਾ ਵੀ ਨਹੀਂ ਹੋਣਾ ਸਾਡੀ ਯਾਦ ਤੇ ਖਿਆਲ ਤੈਨੂੰ ਰਤਾ ਵੀ ਨਹੀਂ ਹੋਣਾ Available on iTunes.